ਦੀਆਂ ਕਲਾਪੀ ਤੇਰੇ ਲੈਣ ਨੇ ਸ਼ਰਾਬੀ ਹਰ ਵੇਲੇ ਰੱਖਦੀਆਂ ਰੋਬ ਤੂੰ ਨਵਾਬੀ ਫੁੱਲੀਆਂ ਗਲਾਬੀ ਤੇਰੇ ਲੈਣ ਨੇ ਸ਼ਰਾਬੀ ਹਰ ਵੇਲੇ ਰੱਖਦੀਆਂ ਰੋਬ ਤੂੰ ਨਵਾਬੀ ਤੈਨੂੰ ਅੱਖ ਦੇ ਇਸ਼ਾਰੇ ਨਾਲ ਮੰਗਿਆ ਨੀ ਇਹ ਦਿਲ ਸੱਜਣਾ ਦਾ ਪਾਲੀ ਡੋਰੀ ਚ ਪਰੋ ਕੇ ਟੰਗਿਆ ਨੀ ਇਹ ਦਿਲ ਸੱਜਣਾ ਦਾ ਪਾਲੀ ਡੋਰੀ ਚ ਪਰੋ ਕੇ ਟੰਗਿਆ ਨੀ ਇਹ ਦਿਲ ਸੱਜਣਾ ਦਾ ਸੱਜਣਾ ਦਾ ਇਹ ਦਿਲ ਸੱਜਣਾ ਦਾ ਪਿਆਰੀ ਲੱਗੇ ਹਾਈ ਨੀ ਮਨ ਮੋਣੀਏ ਧੁੱਪ ਨਾਲ ਗੋਰੀਏ ਜਾਨ ਤੋਂ ਪਿਆਰੀ ਲੱਗੇ ਤੇਰੇ ਹੱਥ ਨੇ ਚੰਦਰੀਏ ਡੰਗਿਆ ਨੀ ਇਹ ਦਿਲ ਸੱਜਣਾ ਦਾ ਪਾਲੀ ਡੋਰੀ ਚ ਪਰੋ ਕੇ ਟੰਗਿਆ ਨੀ ਇਹ ਦਿਲ ਸੱਜਣਾ ਦਾ ਪਾਲੀ ਡੋਰੀ ਚ ਪਰੋ ਕੇ ਟੰਗਿਆ ਨੀ ਇਹ ਦਿਲ ਸੱਜਣਾ ਦਾ ਸੱਜਣਾ ਦਾ ਇਹ ਦਿਲ ਸੱਜਣਾ ਦਾ ਹੋ ਸਾਂਭਿਆ ਬਤੇਰਾ ਦਿਲ ਬੜਾ ਸਮਝਾਇਆ ਨੀ ਵੇਖਿਆ ਜੇ ਤੈਨੂੰ ਚੱਟ ਹੋ ਗਿਆ ਪਰਾਇਆ ਨੀ ਸਾਂਭਿਆ ਬਤੇਰਾ ਦਿਲ ਵੇਖਿਆ ਜੇ ਤੈਨੂੰ ਚੱਟ ਗੱਲ ਪਿਆਰ ਦੀ ਨਾ ਪਾਉਣ ਲੱਗੇ ਸੰਗਿਆ ਨੀ ਇਹ ਦਿਲ ਸੱਜਣਾ ਦਾ ਨੀ ਤੂੰ ਅੱਖ ਦੇ ਇਸ਼ਾਰੇ ਨਾਲ ਮੰਗਿਆ ਨੀ ਇਹ ਦਿਲ ਸੱਜਣਾ ਦਾ ਤੂੰ ਅੱਖ ਦੇ ਇਸ਼ਾਰੇ ਨਾਲ ਮੰਗਿਆ ਨੀ ਇਹ ਦਿਲ ਸੱਜਣਾ ਦਾ ਇਹ ਦਿਲ ਸੱਜਣਾ ਦਾ ਇਹ ਦਿਲ ਸੱਜਣਾ ਦਾ ਹੋ ਸ਼ਰਾਰਤੇ ਨੀ ਗੁੱਜੀਏ ਬਾਜ਼ਾਰ ਤੇ ਨੀ ਕਿੰਨਿਆਂ ਨੇ ਦਿਲ ਦੱਸ ਤੇਰੇ ਉੱਤੋਂ ਬਾਰਤੇ ਨੀ ਮਿੱਠੀਏ ਸ਼ਰਾਰਤੇ ਨੀ ਕਿੰਨਿਆਂ ਨੇ ਦਿਲ ਦੱਸ ਇਸ਼ਕੇ ਦੀ ਦੇਵਤਾਈਓਂ ਲੰਘਿਆ ਨੀ ਇਹ ਦਿਲ ਸੱਜਣਾ ਦਾ ਪਾਲੀ ਡੋਰੀ ਚ ਪਰੋ ਕੇ ਟੰਗਿਆ ਨੀ